ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਓ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਮੈਂ ਮਨ ਚਾਓ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਅਵਗਤੋ ਹਰ ਨਾਥ ਨਾਥ ਹੈ ਤਿਸ ਭਾਵ ਸੋਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਗੁਰ ਗਿਆਨ ਧਿਆਨ ਪੂਜਾ ਮੈਂ ਅਵਰ ਗਿਆਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਪੇਖ ਭਵਨੀ ਹਠ ਨਾ ਜਾਨਾ ਨਾਨਕਾ ਸੱਚ ਗਹ ਰਹੇ ਪਿੰਨੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵਹਾਣ ਨਵ ਧਨ ਸਬਦ ਜਾਗੇ ਆਪਣੇ ਫਿਰ ਪਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੁਝਾਏ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਾਵਣ ਸੋਝੀ ਸੁਝਾਏ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਔਰ ਤਾਰਿਆ ਮਹਿਲ ਬੁਲਾਏੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀਜਸ ਦੇਹੀ ਰਾਮ ਮਨ ਮਾਰ ਰਿਜੈ ਸ਼ਬਦ ਸਿਜੈ ਤ੍ਰੈ ਲੋਕ ਨਾਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇਰਾ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ।